ਉਹ ਬੜਾ ਚਾਹ ਸੀ ਕਿ ਪਹਿਲਾਂ ਪਿਆਰ ਹੁੰਦਾ ਫਿਰ ਵਿਆਹ। ਹੁਣ ਤੂੰ ਕਿਹਦੇ ਨਾਲ ਪਿਆਰ ਕਰਨਾ? ਤੁਹਾਡੇ ਨਾਲ। ਅਗਲੇ ਜਨਮ 'ਚ ਕੀ ਪਤਾ ਕਿਹੜਾ ਪਸ਼ੂ ਜਾਨਵਰ ਬਣ ਜਾਣਾ। ਇਹ ਤਾਂ ਹੈ, ਉਹਨਾਂ 'ਚ ਵਿਆਹ ਨਹੀਂ ਹੁੰਦਾ, ਉਹਨਾਂ 'ਚ ਇਕੱਲਾ ਪਿਆਰ ਹੁੰਦਾ। ਜਾਨਵਰ ਕਿਸੇ ਥਾਂ ਦੇ। ਤੂੰ ਲੌਂਗ ਵੇ ਮੈਂ ਲਾਚੀ, ਤੇਰੇ ਪਿੱਛੇ ਆ ਗਵਾਚੀ।